خواتین حضرات سر شکال یہ گانا ہے امی ارجابی میں 1947 سے پہلے پنجاب میں بولی جاتی تھی سیالکوٹ کا ایک گاؤں جہاں پہ 24 سال کی ایک لڑکی جسے لڑکی والے دیکھنے آئے ہیں اپنی امی جان سے کیا کہتی ہے سر کی دا ویڑا ਉਹ ਜੁੰਮੇ ਦੀ ਸਵੇਰ ਸੀ ਉਹਦੇ ਉੱਠਣੇ ਚ ਹੱਲੇ ਥੋੜੀ ਦੇਰ ਸੀ ਕੱਚੀ ਨਿੰਦ ਰੇ ਉਹ ਅੰਮੀ ਨੇ ਜਗਾ ਲਿਆ ਕੋਠੇ ਤੋਂ ਹਾਕਮਾ ਹੇਠਾਂ ਸੀ ਬੁਲਾ ਲਿਆ ਪੁੱਲੇ ਪੁੱਲੇ ਨੰਗੇ ਪੈਰੀ ਉਤਰੀ ਸੀ ਪੌੜੀਆਂ ਅੰਮੀ ਦੀਆਂ ਗੱਲਾਂ ਉਹਨੂੰ ਲੱਗੀਆਂ ਸੀ ਕੌੜੀਆਂ ਰੁੱਸਦਾ ਹੀ ਉਹਨੂੰ ਬਾਪੂ ਨੇ ਮਨਾ ਲਿਆ ਵੱਡੇ ਵੀਰ ਨੇ ਵੀ ਗੱਲ ਨਾਲ ਲਾ Yo, Honey Singer.